ਰਤਨਾਮ ਸ੍ਰੀ ਵਾਹੇ ਗੁਰੂ ਸਾਹਿਬਾ ਜੀ ਸਲੋਕਾ ਮਹਲਾ ਇਹ ਮਨ ਏਕਤ ਘਰ ਆਣ ਇਹੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਿੱਖਾ ਚੌ ਚੱਕਿਆ ਚੌ ਵਾਇਆ ਇਹ ਮਨ ਏਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗਾ ਤਹ ਪਾਓ ਸਭ ਕਿਸ ਜਾਣ ਜਾਣ ਆਸਾ ਮਨਸਾ ਜਲਾਈ ਤੂੰ ਹੋਈ ਰਹੋ ਮਿਹਮਾਨ ਸਤਿਗੁਰ ਕਾ ਭਾਣ ਭੀ ਚੱਲੇ ਕਾ ਦਰਗਾਹ ਪਾਵਹਿ ਮਾਣ ਨਾਨਕ ਜੇ ਨਾਮ ਨ ਚੇਤਣੀ ਤਿੰਨ ਧਿਗ ਪਹਿਨਣ ਧਿਗ ਖਾਣ ਮਹੱਲਾ ਤੀਜਾ ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੇ ਗੁਣ ਮਹ ਰਹੇ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲੱਗਾ ਅਦਕਾਈ ਬਹੁ ਬਹੁ ਜਦ ਭਾਤ ਕਰ ਕੋਈ ਊਜਾ ਬੂਝਣ ਹਾਰ ਅੰਤਰ ਬਵੀਕ ਕਰ ਸੋ ਊਜਾ ਇਹੋ ਬਵੀਕ ਜਿਸ ਬੁਝਾਈ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ ਜਿਸ ਵਧਾਈ ਆਪ ਹਾਰ ਜਨ ਨਾਨਕ ਕਹੈ ਵਿਚਾਰ ਗੁਰਮੁਖ ਹਰ ਸਤ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹ ਮਨ ਏਕਤ ਘਰ ਆਣ ਇਹੜ ਤੇਹੜ ਛੱਡ ਤੂ ਗੁਰ ਕਾ ਸ਼ਬਦ ਪਛਾਣ ਰਾਗ ਸੂਰਤ ਕੀ ਵਾਰ ਪੌੜੀ ਗਿਆਰਵੀਂ ਸਲੋਕਾਂ ਨਾਲ